ਤੇਰੀਆਂ ਦੇ ਨਾਲ ਦਿਲ ਟੰਗਦੇ ਥੱਪੀਆਂ ਸ਼ਬਾਸ਼ਾਂ ਦਿਲ ਮੰਗਦੇ ਆਪਣੀ ਗੁਫਾਵਾਂ ਵਿੱਚ ਸੰਗਦੇ ਕਿ ਯਾਰਾ ਦਿਲ ਉਹੀ ਦਿਲਦਾਰ ਜੋ ਖੁੱਲ ਕੇ ਡੁੱਲ ਕੇ ਕਰੇ ਪਿਆਰ ਜੋ ਖੁੱਲ ਕੇ ਡੁੱਲ ਕੇ ਕਰੇ ਪਿਆਰ ਉਹ ਛੱਡ ਵਰੀਆਂ ਚੱਲ ਹੈ ਸੰਫੰਜੀ ਉੜ ਜਾਓ ਬੇਫਿਕਰੇ ਬਾਂਧ ਕੇ ਇਸ਼ਕ ਦੀ ਮੰਜੀ ਇਸ਼ਕ ਦੀ ਮੰਜੀ ਬਾਂਧ ਲੈ ਯਾਰ ਕਿ ਯਾਰਾ ਦਿਲ ਉਹੀ ਦਿਲਦਾਰ ਜੋ ਖੁੱਲ ਕੇ ਡੁੱਲ ਕੇ ਕਰੇ ਪਿਆਰ ਜੋ ਖੁੱਲ ਕੇ ਡੁੱਲ ਕੇ ਕਰੇ ਪਿਆਰ ਜੋ ਖੁੱਲ ਕੇ ਡੁੱਲ ਕੇ ਕਰੇ ਪਿਆਰ ਜਿੰਦੜੀ ਨਾ ਕਰ ਹੰਝੀ ਹੰਝੀ ਮਰਦੇ ਚਮੰਗ ਵਿੱਦ ਬੰਜੀ ਬੰਜੀ ਇੱਕ ਜਿੰਦੜੀ ਨਾ ਕਰ ਹੰਝੀ ਹੰਝੀ ਮਰਦੇ ਚਮੰਗ ਵਿੱਦ ਬੰਜੀ ਬੰਜੀ That's all.